ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੋਂਡ ਮਹੱਲਾ ਚੌਥਾ ਜਿਤਨੇ ਸਾਹ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਣ ਹਾਰੇ ਅਬਿਨਾਸੀ ਸਦਾ ਥਿਰ ਨਿਹਚਲ ਤਿਸ ਮੇਰੇ ਮਨ ਭਜ ਪਰਵਾਣ ਜਿਤਨੇ ਸਾਹ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਣ ਹਾਰੇ ਅਬਿਨਾਸੀ ਸਦਾ ਥਿਰ ਨਿਹਚਲ ਤਿਸ ਮੇਰੇ ਮਨ ਭਜ ਪਰਵਾਣ ਨਾਮ ਹਰੀ ਭਜ ਸਦਾ ਦੀ ਬਾਣ ਜੋ ਹਰ ਮਹਿਲ ਪਾਵੈ ਗੁਰ ਬਚਨੀ ਤਿਸ ਜੀਵ ਅਵਰ ਨਾਹੀ ਕਿਸੈ ਦਾਤਾਣ ਧਨਵੰਤ ਕੁਲਵੰਤ ਮਿਲਖਵੰਤ ਦੀਸੈ ਮਨ ਮੇਰੇ ਸਭ ਬਿਨ ਸਜਾਹੇ ਜਿਉ ਰੰਗ ਕਸੁੰਭ ਕਚਾਣ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ ਜਿਤ ਹਰ ਦਰ ਗਹਿ ਪਾਵਹਿ ਤੂ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ਼ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੈ ਸੋ ਪਰਧਾਨ ਜਿਉ ਚੰਦਨ ਨਿਕਟ ਵਸੈ ਹਿਰਡ ਬਪੁਰਾ ਤਿਉ ਸਤ ਸੰਗਤ ਮਿਲ ਪਤਿਤ ਪਰਵਾਣ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾ ਕੇ ਹਿਰਦੈ ਵਸਿਆ ਭਗਵਾਨ ਜਾਨ ਨਾਨਕ ਇਸ ਕੇ ਚਰਨ ਪਖਾਲੈ ਜੋ ਹਰ ਜਨ ਨੀਚ ਜਾਤ ਸੇਵਕਾਣ ਉਹ ਸਭ ਤੇ ਉੱਚਾ ਸਾਬਤ ਸੂਚਾ ਜਾ ਕੇ ਹਿਰਦੈ ਵਸਿਆ ਭਗਵਾਨ ਜਾਨ ਨਾਨਕ ਇਸ ਕੇ ਚਰਨ ਪਖਾਲੈ ਜੋ ਹਰ ਜਾਨ ਨੀਚ ਜਾਤ ਸੇਵਕਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਡ ਮਹੱਲਾ ਚੌਥਾ ਜਿਤਨੇ ਸਾਹ ਪਾਤਸ਼ਾਹ ਉਮਰਾਵ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਣ ਹਰ ਅਵਿਨਾਸੀ ਸਦਾ ਥਿਰ ਨਿਹਚਲ ਤਿਸ ਮੇਰੇ ਮਨ ਭਜ ਪਰਵਾਣ